पिंजरे में आकर शेर भी कुत्ता बन जाता है कातिया। तू चाहता है कि मैं तेरे यहाँ कुत्ता बनकर रहूं? ਜਿੰਨੀਆਂ ਵੀ ਫਿਲਮਾਂ ਨੇ ਮੈਂ ਸਾਰੀਆਂ ਬਹੁਤ ਦੇਖ ਚੁੱਕਿਆ ਤੇ ਭਾਜੀ ਮੇਰੀ ਜਿਹੜੀ ਫੇਵਰੇਟ ਫਿਲਮ ਹੈ ਉਹ ਹੈ ਦਮਨੀ ਇਸ ਤੋਂ ਪਹਿਲਾਂ ਕਿ ਆਪਾਂ ਗੱਲ ਜਾ ਦੇ ਯਾਰ ਰੋਟੀ ਉਹਨੂੰ ਉਹਨਾਂ ਦਰਸ਼ਕਾਂ ਨੂੰ ਆਪਾਂ ਦਮਨੀ ਫਿਲਮ ਦਿਖਾ ਦਈਏ ਚੱਡਾ ਸਮਝਾਓ ਇਸੇ ਸਮਝਾਓ ਐਸੇ ਖਿਲੌਣੇ ਬਾਜ਼ਾਰ ਮੇਂ ਬਹੁਤ ਬਿਕਤੇ ਹੈ ਮਗਰ ਇਸੇ ਖੇਲਨੇ ਕੇ ਲੀਏ ਜੋ ਜਿਗਰ ਚਾਹੀਏ ਨਾ ਉਸੇ ਲੈ ਕਰ ਪੈਦਾ ਹੋਤਾ ਹੈ ਤੇ ਭਾਜੀ ਤੁਹਾਡੀ ਫਿਲਮਾਂ ਦੇਖਦਾ ਮੇਰੀ ਬਹੁਤ ਅੱਛੀ ਤਰ੍ਹਾਂ ਪਰੇਡ ਹੋਈ ਆ ਭਾਜੀ ਜਿਵੇਂ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਤੁਸੀਂ ਪੰਜਾਬ ਦੇ ਨਹੀਂ ਬਲਕਿ ਪੂਰੇ ਦੇਸ਼ ਦੇ ਰੋਲ ਮਾਡਲ ਹੋ ਭਾਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ ਚੱਪਲਾਂ ਵਾਲਾ ਮੈਂ ਤੁਹਾਡੇ ਸਾਹਮਣੇ ਇੱਕ ਛੋਟੀ ਜਿਹੀ ਗੁਸਤਾਖੀ ਕਰੂੰਗਾ ਹੱਥਾਂ 'ਚ ਕਿ ਪੈਰਾਂ 'ਚ ਤੁਹਾਡੀ ਆਵਾਜ਼ ਤੁਹਾਡਾ ਇੱਕ ਡਾਇਲੋਗ ਬੋਲ ਕੇ ਓਏ ਪੱਜਣਾ ਨਹੀਂ ਤੋਬੇ ਮੋਹ ਨਹੀਂ ਲੱਗਦੀ ਤੋ ਅਗਰ ਤਾਰਾ ਪਾਕਿਸਤਾਨ ਨਹੀਂ ਜਾਏਗਾ ਮਾਰਾ ਹਿੰਦੁਸਤਾਨ ਜ਼ਿੰਦਾਬਾਦ ਥਾ ਜ਼ਿੰਦਾਬਾਦ ਹੈ ਔਰ ਜ਼ਿੰਦਾਬਾਦ ਰਹੇਗਾ ਗੱਲ ਫਿਰ ਪੈਂਦੀ ਨਹੀਂ ਤੇਰੇ ਖਾਨੇ 'ਚ ऐसे हथियार बाजार में बहुत मिलते हैं चड्डा पर इन हथियारों को चलाने के लिए जो जिगरा चाहिए ना वो मर्द अपने साथ लेके पैदा होता है ਕੈਰਮ ਬੋਰਡ ਖੇਡਦੇ ਅੰਕੇ ਕੈਰਮ ਬੋਰਡ ਖੇਡਦੇ ਅੰਕੇ ਮਰਦ ਖੇਡਦਾ ਖਤਰਿਆਂ ਨਾਲ ਪੀਜ਼ਾ ਕਿੱਥੇ ਸਾਗ ਸਾਗ ਦਾ ਰੰਗ ਛੇਤੀ ਲੈਂਦਾ ਨਹੀਂ ਹੁੰਦਾ ਜੀਭ ਤੋਂ ਉਹ ਹੁੰਦੀ ਹੈ ਮੁੜੀ ਤੇ ਇਸ ਸੈਕਟਰ ਮੈਂ ਸਾਗ ਘਣਾ ਬੜੀਆ ਮਿਲੇ ਸਰ ਚੱਲ ਗਰਮ ਖੂਨ ਦਾ ਗੱਭਰੂ ਕਹਿੰਦੇ ਜੰਮਿਆ ਸੰਨ 84 ਦਾ ਗੱਲ ਗੱਲ ਤੇ ਲਫੜੇ ਕਰਦਾ ਮੁੰਡਾ ਉਹਦੀ ਮਾਸੀ ਦਾ ਇੱਕ ਦਿਨ ਤੋਂ ਹਾਂ ਪੰਜ ਸੱਤ ਘੇਰੇ ਖੇਡਦੇ ਮਰਦ ਖੇਡਦਾ ਖਤਰਿਆਂ ਨਾਲ ਕੈਰਮ